ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਬਿਲਾਵਲ ਮਹੱਲਾ ਚੌਥਾ ਅਸਟਪਦੀਆ ਘਰ ਗਿਆਰਵਾਂ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਆਪੇ ਆਪ ਖਾਏ ਹਉ ਮੇਟੈ ਆਨ ਦਿਨ ਹਰ ਰਸ ਗੀਤ ਗਵਈਆ ਗੁਰਮੁਖ ਪਰਚੈ ਕੰਚਨ ਕਾਇਆ ਨਿਰਭਉ ਜੋਤੀ ਜੋਤ ਮਿਲਈਆ ਆਪੇ ਆਪ ਖਾਏ ਹਉ ਮੇਟੈ ਆਨ ਦਿਨ ਹਰ ਰਸ ਗੀਤ ਗਵਈਆ ਗੁਰਮੁਖ ਪਰਚੈ ਕੰਚਨ ਕਾਇਆ ਨਿਰਭਉ ਜੋਤੀ ਜੋਤ ਮਿਲਈਆ ਮੈਂ ਹਰ ਹਰ ਨਾਮ ਆਧਾਰ ਰਮਈਆ ਖੇਨ ਪਲ ਰਹਿ ਨ ਸਕਾ ਬਿਨ ਨਾਵੈ ਗੁਰਮੁਖ ਹਰ ਹਰ ਪਾਠ ਪੜਈਆ ਰਹਿ ਏਕ ਗਿਰਹੁ ਦਸ ਦੁਆਰ ਹੈ ਜਾ ਕੇ ਅਹਿਨਿਸ ਤਸ ਕਰ ਪੰਚ ਚੋਰ ਲਗਈਆ ਧਰਮ ਅਰਥ ਸਭ ਹਿਰ ਲੈ ਜਾਵਹਿ ਮਨ ਮੁਖ ਅੰਦਲੇ ਖਬਰ ਨ ਪਈਆ ਕੰਚਨ ਕੋਟ ਬਹੁ ਮਾਣਕ ਭਰਿਆ ਜਾਗੇ ਗਿਆਨ ਤਤ ਲਿਵ ਲਈਆ ਤਸ ਕਰ ਹੇਰੂ ਆਏ ਲੋਕਾਨੇ ਗੁਰ ਕੈ ਸਬਦ ਪਕੜ ਬੰਦ ਪਈਆ ਹਰ ਹਰ ਨਾਮ ਪੋਤ ਬੋਹਿਥਾ ਖੇਵਟ ਸਬਦ ਗੁਰ ਪਾਰ ਲੰਘਈਆ ਜਮ ਜਾਗਾਤੀ ਨੇੜ ਨ ਆਵੈ ਨਾ ਕੋ ਤਸ ਕਰ ਚੋਰ ਲਗਈਆ ਹਰ ਗੁਣ ਗਾਵੈ ਸਦਾ ਦਿਨ ਰਾਤੀ ਮੈਂ ਹਰ ਜਸ ਕਹਤੇ ਅੰਤ ਨ ਲਹੀਆ ਗੁਰਮੁਖ ਮਨੁਆ ਇਕਤ ਕਰ ਆਵੈ ਮੇਲਾ ਗੋਪਾਲ ਨਿਸ਼ਾਨ ਬਜਈਆ ਨੈਨੀ ਦੇਖ ਦਰਸ ਮਨ ਤ੍ਰਿਪਤੈ ਸ਼ਰਵਨ ਬਾਣੀ ਗੁਰ ਸ਼ਬਦ ਸੁਣਈਆ ਸੁਨ ਸੁਨ ਆਤਮ ਦੇਵ ਹੈ ਪੀਨੇ ਰਸ ਰਸ ਰਾਮ ਗੋਪਾਲ ਰਵਈਆ ਤ੍ਰੈ ਗੁਣ ਮਾਇਆ ਮੋਹੇ ਵਿਆਪੇ ਤੁਰੀਆ ਗੁਣ ਹੈ ਗੁਰਮੁਖ ਲਹੀਆ ਏਕ ਦ੍ਰਿਸ਼ਟ ਸਭ ਸਮ ਕਰ ਜਾਣੈ நதரியாவ சப பிரம்ம பசரையா ராம நாம ஜோத சபாய கோரமுகே ஆப் அலக்கலகையா நானக தீனதயால பயஹ பகத பாய ஹர நாம சமையா ராம நாம ஜோத சபாய கோரமுகே ஆப் அலக்கலகையா நானக தீனதயால பயஹ பகத பாய ஹர நாம சமையா வாஹி குருஜி கா கால்சா வாஹி குருஜி கீ ஃபதஹ பிலாவல் மஹல்லா சௌத்தா அஷ்டபதியா கார கியாரவா ஏக ஓங்கார் சத்குர பிரசாத ஆப ஆப காய ஹௌ மிட்ட அனதின ஹர ரஸ கீத கவையா கோரமுக பரிச கஞ்சன காயா நிரபாவ ஜோதி ஜோத மிலையா